ਕਲੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ। हेलो हरमन, इन्हां कड़ियां चो, इन्हां हवावां चो मैनू महसूस तां कर। देख, मैं सौण बन के आया हां। ਹੁਣ ਲੱਗੀਆਂ ਨੇ ਚਿੜੀਆਂ ਵੇ ਸੱਜਣਾ ਸੋਣਦੀਆਂ, ਹੁਣ ਲੱਗੀਆਂ ਨੇ ਚਿੜੀਆਂ ਵੇ ਸੱਜਣਾ ਸੋਣਦੀਆਂ। ਅਸੀਂ ਦਿਲ ਤੇ ਵਾਹੀਆਂ ਤਰੀਕਾਂ ਵੇ ਤੇਰੇ ਆਉਣ ਦੀਆਂ, ਅਸੀਂ ਦਿਲ ਤੇ ਵਾਹੀਆਂ ਤਰੀਕਾਂ ਵੇ ਤੇਰੇ ਆਉਣ ਦੀਆਂ। ਅੱਖ ਲਿਸ਼ਕ ਤੇ ਪੱਤੜਾਂ ਦੇ ਨਾਲ ਲੜ ਬੈਠੀ, ਸੌਣ ਮਹੀਨੇ ਮੈਂ ਕੋਠੇ ਤੇ ਚੜ ਬੈਠੀ, ਅੱਖ ਲਿਸ਼ਕ ਤੇ ਪੱਤੜਾਂ ਦੇ ਨਾਲ ਲੜ ਬੈਠੀ। ਇਹ ਰੁੱਤਾਂ ਨੇ ਇਸ਼ਕੇ ਨੂੰ ਰਿਸ਼ਨਾਉਣ ਦੀਆਂ, ਅਸੀਂ ਦਿਲ ਤੇ ਵਾਹੀਆਂ ਤਰੀਕਾਂ ਵੇ ਤੇਰੇ ਆਉਣ ਦੀਆਂ, ਅਸੀਂ ਦਿਲ ਤੇ ਵਾਹੀਆਂ ਤਰੀਕਾਂ ਵੇ ਤੇਰੇ ਆਉਣ ਦੀਆਂ। ਇੰਜ ਲੱਗਦਾ ਏ ਜਿਵੇਂ ਨਵੀਂ ਪਰਵਾਤ ਹੋਈ, ਮਾਰੂ ਥਲ ਦੇ ਵਿੱਚ ਜਿਵੇਂ ਬਰਸਾਤ ਹੋਈ। ਇੰਜ ਲੱਗਦਾ ਏ ਜਿਵੇਂ ਨਵੀਂ ਪਰਵਾਤ ਹੋਈ, ਮਾਰੂ ਥਲ ਦੇ ਵਿੱਚ ਜਿਵੇਂ ਬਰਸਾਤ ਹੋਈ। ਪ੍ਰਗਟ ਹੋਈਆਂ ਰੀਝਾਂ ਵੇ ਪਿਆਸ ਬੁਝਾਉਣ ਦੀਆਂ, ਅਸੀਂ ਦਿਲ ਤੇ ਵਾਹੀਆਂ ਤਰੀਕਾਂ ਵੇ ਤੇਰੇ ਆਉਣ ਦੀਆਂ, ਅਸੀਂ ਦਿਲ ਤੇ ਵਾਹੀਆਂ ਤਰੀਕਾਂ ਵੇ ਤੇਰੇ ਆਉਣ ਦੀਆਂ। ਹਵਾ ਦੇ ਮਹਿਕ ਤੇਰੀ ਮੈਨੂੰ ਆਉਂਦੀ ਏ, ਮੈਂ ਕੱਲੀ ਨੀ ਗਾਉਂਦੀ ਕੁਦਰਤ ਗਾਉਂਦੀ ਏ, ਵਿੱਚ ਹਵਾ ਦੇ ਮਹਿਕ ਤੇਰੀ ਮੈਨੂੰ ਆਉਂਦੀ ਏ, ਮੈਂ ਕੱਲੀ ਨੀ ਗਾਉਂਦੀ ਕੁਦਰਤ ਗਾਉਂਦੀ ਏ। ਛੇੜ ਸੁਰਾਂ ਕੋਈ ਗੀਤ ਪਿਆਰ ਦੇ ਗਾਉਣ ਦੀਆਂ, ਅਸੀਂ ਦਿਲ ਤੇ ਵਾਹੀਆਂ ਤਰੀਕਾਂ ਵੇ ਤੇਰੇ ਆਉਣ ਦੀਆਂ, ਅਸੀਂ ਦਿਲ ਤੇ ਵਾਹੀਆਂ ਤਰੀਕਾਂ ਵੇ ਤੇਰੇ ਆਉਣ ਦੀਆਂ, ਅਸੀਂ ਦਿਲ ਤੇ ਵਾਹੀਆਂ ਤਰੀਕਾਂ ਵੇ ਤੇਰੇ ਆਉਣ ਦੀਆਂ, ਅਸੀਂ ਦਿਲ ਤੇ ਵਾਹੀਆਂ ਤਰੀਕਾਂ ਵੇ ਤੇਰੇ ਆਉਣ ਦੀਆਂ। ਜੇ ਜੱਟੀਏ ਨੀ ਜੱਟ ਰੁੱਸਿਆ ਹੋਵੇ, ਪੂਰੇ ਲਾਡ ਲਡਾਈਏ ਨੀ ਉਹਨੂੰ ਕੋਲ ਬਿਠਾ ਕੇ।